ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਬੰਧਨ ਤੁਮ ਬਾਧੇ ਆਪਣੇ ਛੁੱਟਣ ਕੋ ਜਤਨ ਕਰੋ ਹਮ ਛੁੱਟੇ ਤੁਮ ਆਰਾਧੇ ਜੋ ਹਮ ਬੰਦੇ ਮੋਹ ਪਾਸ ਹਮ ਪ੍ਰੇਮ ਬੰਧਨ ਤੁਮ ਬਾਧੇ ਆਪਣੇ ਛੁੱਟਣ ਕੋ ਜਤਨ ਕਰੋ ਹਮ ਛੁੱਟੇ ਤੁਮ ਆਰਾਧੇ ਮਾਧਵੇ ਜਾਨਤ ਹੋ ਜੈਸੀ ਤੈਸੀ ਅਬ ਕਹਾ ਕਰੋਗੇ ਐਸੀ ਰਹਾਉ ਮੀਨ ਪਕੜ ਫਾਂਕਿਓ ਅਰ ਕਾਂਟਿਓ ਰਾਂਧ ਕੀਓ ਬਹੁਬਾਨੀ ਖੰਡ ਖੰਡ ਕਰ ਭੋਜਨ ਕੀਨਾ ਤਉ ਨਾ ਵਿਸਰਿਓ ਪਾਨੀ ਆਪਣ ਬਾਪੈ ਨਹੀਂ ਕਿਸੇ ਕੋ ਭਾਵਨ ਕੋ ਹਰ ਰਾਜਾ ਮੋਹ ਪਟਲ ਸਭ ਜਗਤ ਵਿਆਪਿਓ ਭਗਤ ਨਹੀਂ ਸੰਤਾਪਾ ਕਹਿ ਰਵਿਦਾਸ ਭਗਤ ਇੱਕ ਬਾਡੀ ਅਬ ਇਹ ਕਾਸਿਓ ਕਹੀਐ ਜਾ ਕਾਰਨ ਹਮ ਤੁਮ ਆਰਾਧੇ ਸੋ ਦੁੱਖ ਅਜਹੂ ਸਹੀਐ ਕਹਿ ਰਵਿਦਾਸ ਭਗਤ ਇੱਕ ਬਾਡੀ ਅਬ ਇਹ ਕਾਸਿਓ ਕਹੀਐ ਜਾ ਕਾਰਨ ਹਮ ਤੁਮ ਆਰਾਧੇ ਸੋ ਦੁੱਖ ਅਜਹੂ ਸਹੀਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਹਮ ਬੰਦੇ ਮੋਹ ਫਾਸ ਹਮ ਪ੍ਰੇਮ ਬਧਨ ਤੁਮ ਬਾਧੇ ਆਪਣੇ ਛੁੱਟਣ ਕੋ ਜਤਨ ਕਰੋ हम छूटे तुम आराधे।